ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪੰਜਵਾਂ ਨਾਮ ਗੁਰਦਿਓ ਹੈ ਆਪਣਾ ਜਾਤ ਮਸਤਕ ਕਰਮਾ ਨਾਮ ਦ੍ਰਿੜਾਵੈ ਨਾਮ ਜਪਾਵੈ ਤਾਕਾ ਜੁਗ ਮਹਿ ਧਰਮ ਨਾਮ ਗੁਰ ਦਿਓ ਹੈ ਆਪਣਾ ਜਾਤ ਮਸਤਕ ਕਰਮ ਨਾਮ ਦ੍ਰਿੜਾਵੈ ਨਾਮ ਜਪਾਵੈ ਤਾਕਾ ਜੁਗ ਮਹਿ ਧਰਮ ਜਾਣ ਕਾ ਨਾਮ ਬੜਾਈ ਸੋਵੈ ਨਾਮੋ ਗਾਤਾ ਨਾਮੋ ਪਤ ਜਾਨਕੀ ਮਨ ਜੋ ਜੋ ਹੋਵੇ ਰਹਿ ਨਾਮ ਧਨ ਜਿਸ ਜਾਣ ਕਾ ਪਾਲੈ ਸੋਈ ਪੂਰਾ ਸਹ ਨਾਮ ਵਿਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹ ਨਾਮ ਧਨ ਜਿਸ ਜਾਣ ਕਾ ਪਾਲੈ ਸੋਈ ਪੂਰਾ ਸਹ ਨਾਮ ਵਿਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ ਨਾਮ ਗੁਰ ਦਿਓ ਹੈ ਆਪਣਾ ਜਾਤ ਮਸਤਕ ਕਰਮ ਨਾਮ ਦ੍ਰਿੜਾਵੈ ਨਾਮ ਜਪਾਵੈ ਤਾਕਾ ਜੁਗ ਮਹਿ ਧਰਮਾ